ਨੇ ਪਟੋਲੇ ਤੱਕੀਏ ਅਸੀਂ ਰੰਗ ਬਰੰਗੇ ਹਰ ਇੱਕ ਸੁੰਦਰੀ ਮੁੰਦਰੀ ਦਿਲ ਸਾਡਾ ਮੰਗੇ ਨਿੱਤ ਨਵੇਂ ਪਟੋਲੇ ਤੱਕੀਏ ਅਸੀਂ ਰੰਗ ਬਰੰਗੇ ਓਏ ਹਰ ਇੱਕ ਸੁੰਦਰੀ ਮੁੰਦਰੀ ਦਿਲ ਸਾਡਾ ਮੰਗੇ ਬਈ ਰਹਿੰਦੀਆਂ ਲਵ ਲੈਟਰਾਂ ਨਾਲ ਜੇਬਾਂ ਭਰੀਆਂ ਸਾਡੇ ਅੱਗੇ ਪਿੱਛੇ ਅੱਗੇ ਪਿੱਛੇ ਅੱਗੇ ਪਿੱਛੇ ਘੁੰਮਦੀਆਂ ਖਰੀਆਂ ਤੋਂ ਖਰੀਆਂ ਸਾਡੇ ਅੱਗੇ ਪਿੱਛੇ ਘੁੰਮਦੀਆਂ ਖਰੀਆਂ ਤੋਂ ਖਰੀਆਂ ਸਾਡੇ ਅੱਗੇ ਪਿੱਛੇ ਘੁੰਮਦੀਆਂ ਖਰੀਆਂ ਤੋਂ ਖਰੀਆਂ ਖੁੱਲੇ ਬੂਹੇ ਬਾਰੀਆਂ ਛੱਡ ਲੈਂਦੀਆਂ ਚੱਕੇ ਓਏ ਲਵ ਜੂ ਪੈਂਦੀਆਂ ਨਿੱਤ ਲਾ ਕੇ ਨਾਕੇ ਰੱਖ ਖੁੱਲੇ ਬੂਹੇ ਬਾਰੀਆਂ ਛੱਡ ਲੈਂਦੀਆਂ ਚੱਕੇ ਲਵ ਜੂ ਪੈਂਦੀਆਂ ਨਿੱਤ ਲਾ ਕੇ ਨਾਕੇ ਰੱਬ ਜਾਣੇ ਕਿੰਨਾ ਚਾਹੁੰਦੀਆਂ ਸਕੂਟੀ ਤੇ ਨਾ ਲਿਖਵਾਉਂਦੀਆਂ ਕਈ ਲੁਧਿਆਣੇ ਦੀਆਂ ਤਿਤਲੀਆਂ ਲੁਧਿਆਣੇ ਦੀਆਂ ਤਿਤਲੀਆਂ ਕਈ ਅੰਬਰ ਸਰੀਆਂ ਸਾਡੇ ਅੱਗੇ ਪਿੱਛੇ ਘੁੰਮਦੀਆਂ ਖਰੀਆਂ ਤੋਂ ਖਰੀਆਂ ਸਾਡੇ ਅੱਗੇ ਪਿੱਛੇ ਘੁੰਮਦੀਆਂ ਖਰੀਆਂ ਤੋਂ ਖਰੀਆਂ ਸਾਡੇ ਅੱਗੇ ਪਿੱਛੇ ਘੁੰਮਦੀਆਂ ਖਰੀਆਂ ਤੋਂ ਖਰੀਆਂ ਹਰ ਵੇਲੇ ਸਾਡੇ ਫੋਨ ਦੀ ਰਿੰਗ ਵੱਜਦੀ ਰਹਿੰਦੀ ਹਰ ਵੇਲੇ ਵੇਟਿੰਗ ਕਾਲ ਵਿੱਚ ਕੋਈ ਲੱਗਦੀ ਰਹਿੰਦੀ ਹਰ ਵੇਲੇ ਸਾਡੇ ਫੋਨ ਦੀ ਰਿੰਗ ਵੱਜਦੀ ਰਹਿੰਦੀ ਹਰ ਵੇਲੇ ਵੇਟਿੰਗ ਕਾਲ ਵਿੱਚ ਕੋਈ ਲੱਗਦੀ ਰਹਿੰਦੀ ਹਾਏ ਮੇਰਾ ਮੇਰਾ ਕਰਦੀਆਂ ਨਿੱਤ ਆਪਸ ਦੇ ਵਿੱਚ ਲੜਦੀਆਂ ਓਏ ਮਿੰਨਤਾਂ ਕਰਕੇ ਕਹਿੰਦੀਆਂ ਮਿਲ ਜਾ ਦੋ ਘੜੀਆਂ ਸਾਡੇ ਅੱਗੇ ਪਿੱਛੇ ਅੱਗੇ ਪਿੱਛੇ ਅੱਗੇ ਪਿੱਛੇ ਘੁੰਮਦੀਆਂ ਖਰੀਆਂ ਤੋਂ ਖਰੀਆਂ ਸਾਡੇ ਅੱਗੇ ਪਿੱਛੇ ਘੁੰਮਦੀਆਂ ਖਰੀਆਂ ਤੋਂ ਖਰੀਆਂ ਓਏ ਅੱਗੇ ਪਿੱਛੇ ਘੁੰਮਦੀਆਂ ਖਰੀਆਂ ਤੋਂ ਖਰੀਆਂ ਛਪਾਇਆ ਈ ਰਵੀ ਰਾਜ ਲਿਖਾ ਕੇ